ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਰਤ ਮਹੱਲਾ ਪਹਿਲਾ ਜਿੰਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਧਰੇ ਤਿੰਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੁੱਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਜਿੰਨੀ ਸਤਿਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਤਿੰਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੁੱਢੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਤੂੰ ਹੈ ਸਾਲਾਹਣਾ ਪਿਆਰੇ ਧੀ ਤੇਰੀ ਸਾਲਾਹ ਵੇੜਾ ਬੋਹਿਤ ਭੈ ਡੁੱਬੀਐ ਪਿਆਰੇ ਕੰਦੀ ਪਾਏ ਤਹਾ ਰਹਾ ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰ ਨਾ ਕੋਈ ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਵਿਲੋਏ ਤਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨੀਸਾਣਾ ਆਇਆ ਲਿਖ ਲੈ ਜਾਮਣਾ ਪਿਆਰੇ ਹੁਕਮੀ ਹੁਕਮ ਪਛਾਣਾ ਗੁਰ ਬਿਨ ਹੁਕਮ ਨਾ ਬੁਝਿਆ ਪਿਆਰੇ ਸਾਚੇ ਸਾਚਾ ਤਾਣ ਹੁਕਮੈ ਅੰਦਰ ਨਿਮਿਆ ਪਿਆਰੇ ਹੁਕਮੈ ਉਦਰ ਮਜ਼ਾਰ ਹੁਕਮੈ ਅੰਦਰ ਜੰਮਿਆ ਪਿਆਰੇ उधो सिर के पार गुरमुख दरगे जानिए प्यारे चले कारज सार हुक्म अंदर आया प्यारे हुक्म जंद जाए हुक्म बन चलाइए प्यारे मन मुख लह सजाए हुक्म शब्द पछाणिए प्यारे दरगाह पैदा जाए हुक्म गणत गणाइए प्यारे हुक्म होम दे हुक्म पवे पवाइया प्यारे अवगण मुठीर हुक्म सिंघा पे शाह का प्यारे सच मिले वड़ियाई हो आखण औखा आखिया प्यारे क्यों सुनिए सच ना जिन्नी सौ सलाहिया प्यारे हाँ तिन बलिहारा जा ना मिले संतोखियां प्यारे नदरी मेल मिलाओ काया कागद जेतिया प्यारे मन मसवाणी तार ललता लेखन सच की प्यारे हर गुण लिखो विचार तन लिखारी नानका प्यारे साच लिखे उरतार काया कागद जेतिये प्यारे मन मसवाणी तार ललता लेखन सच की प्यारे हर गुण लिखो विचार तन लिखारी नानका प्यारे साच लिखे उरतार वाहिगुरु जी का खालसा वाहिगुरु जी की फतेह सोरठ महला पहला जिन्नी सतगुर सेविया प्यारे तिन के साथ तरे तिन्ना ठाक ना पाइये प्यारे अमृत रसन हरे बूढ़े पारे बैब पैब ना प्यारे तारे नदर करे।